ਕਹਿੰਦਾ ਤੇਰੇ ਨਾਲ ਪਿਆਰ ਬਿੱਲੋ ਰਾਣੀਏ ਉਹ ਬਾਹੋਂ ਫੜ ਮੈਨੂੰ ਕਹਿ ਗਿਆ No, my baby girl, you know, say foxy respect and love you to the maximum. I'm not gonna show you how it come, come, come, come, come. ਸ਼ੁਕੀਨ ਇੱਕ ਗੋਰੇ ਰੰਗ ਦਾ ਅੱਖ ਮਾਰੇ ਚੰਦਰ ਹਜ਼ਰਾ ਨੀ ਸੰਗ ਦਾ ਗੱਭਰੂ ਸ਼ੁਕੀਨ ਇੱਕ ਗੋਰੇ ਰੰਗ ਦਾ ਅੱਖ ਮਾਰੇ ਚੰਦਰ ਹਜ਼ਰਾ ਨੀ ਸੰਗ ਦਾ ਨੀ ਮੇਰਾ ਦਿਲ ਲੈ ਗਿਆ ਕਹਿੰਦਾ ਤੇਰੇ ਨਾਲ ਪਿਆਰ ਬਿੱਲੋ ਰਾਣੀਏ ਉਹ ਬਾਹੋਂ ਫੜ ਮੈਨੂੰ ਕਹਿ ਗਿਆ ਮੈਨੂੰ ਬੜਾ ਚੰਗਾ ਲੱਗਦਾ ਉਹਦੇ ਮੁਖੜੇ ਤੇ ਦਿਲ ਬੜਾ ਫੱਬਦਾ ਸੱਚ ਆਖਾਂ ਮੈਨੂੰ ਬੜਾ ਚੰਗਾ ਲੱਗਦਾ ਉਹ ਨੀਂਦ ਚੁਰਾ ਕੇ ਲੈ ਗਿਆ ਕਹਿੰਦਾ ਤੇਰੇ ਨਾਲ ਪਿਆਰ ਬਿੱਲੋ ਰਾਣੀਏ ਉਹ ਬਾਹੋਂ ਫੜ ਮੈਨੂੰ ਕਹਿ ਗਿਆ ਤੇਰੇ ਉੱਤੇ ਜਾਵਾ ਮਾਰਦਾ ਤੈਨੂੰ ਵੇਖਿਆ ਬਗੈਰ ਨਹੀਂ ਉਹ ਸਾਰਦਾ ਕਹਿੰਦਾ ਨੀ ਮੈਂ ਤੇਰੇ ਉੱਤੇ ਜਾਵਾ ਮਾਰਦਾ ਬਹਿ ਗਿਆ ਕਹਿੰਦਾ ਤੇਰੇ ਨਾਲ ਪਿਆਰ ਬਿੱਲੋ ਰਾਣੀਏ ਉਹ ਬਾਹੋਂ ਫੜ ਮੈਨੂੰ ਕਹਿ ਗਿਆ ਪਿਆਰ ਪੈ ਗਿਆ ਕਹਿੰਦਾ ਤੇਰੇ ਨਾਲ ਪਿਆਰ